ਲੱਗੀ ਸਿਆ ਜਿਹੜਾ ਆਪਣਾ ਦਿਲ ਆ ਨਾ ਇਹ ਰੱਬ ਦਾ ਰੇਡੀਓ ਤੇ ਕਦੇ ਗਲਤ ਸਟੇਸ਼ਨ ਨਹੀਂ ਫੜਦਾ ਮੇਰੇ ਅੰਦਰ ਵਸਦਾ ਓ ਨੀ ਮੇਰੇ ਦਿਲ ਨੂੰ ਪੈਂਦੀ ਖੋਲ ਕੋਈ ਬਾਤ ਜੇ ਉਸ ਦੀ ਪਾਵੇ ਦਿਲ ਸਟੇਸ਼ਨ ਜਾ ਫੜ ਜਾਵੇ ਫਿਰ ਤੁਰਦੀ ਗੱਲ ਸੁਣਾਵੇ ਨੀ ਦਿਲ ਮੇਰਾ ਰੱਬ ਦਾ ਰੇਡੀਓ ਨੀ ਦਿਲ ਮੇਰਾ ਰੱਬ ਦਾ ਰੇਡੀਓ ਨੀ ਦਿਲ ਮੇਰਾ ਰੱਬ ਦਾ ਰੇਡੀਓ ਸਦਕੇ ਉਸ ਦੁੱਖ ਦੇ ਜੋ ਪਲ ਪਲ ਹੀ ਨਾਮ ਚ ਪਾਉਂਦਾ ਰਹਿੰਦਾ ਏ ਸਦਕੇ ਉਸ ਨਾਮ ਦੇ ਜੋ ਸਾਰੇ ਹੀ ਦੁੱਖ ਮਿਟਾਉਂਦਾ ਰਹਿੰਦਾ ਏ ਇਹ ਸਾਰੇ ਦੁੱਖ ਭੁੱਲ ਜਾਵੇ ਜੇ ਇੱਕ ਪਲ ਵਿੱਚ ਆ ਜਾਵੇ ਫਿਰ ਪਲ ਪਲ ਮੌਜ ਮਨਾਵੇ ਨੀ ਦਿਲ ਮੇਰਾ ਰੱਬ ਦਾ ਰੇਡੀਓ ਨੀ ਦਿਲ ਮੇਰਾ ਰੱਬ ਦਾ ਰੇਡੀਓ ਅੱਗ ਹੈ ਜਿਵੇਂ ਤਿਲ ਦੇ ਅੰਦਰ ਤੇਲ ਹੈ ਤੈਨੂੰ ਬਾਹਰ ਤੰਗ ਹੈ ਜਿਸ ਦੀ ਤੇਰੇ ਅੰਦਰ ਉਸ ਦਾ ਮੇਲ ਹੈ ਫਿਰ ਬਾਹਰ ਲੈਣ ਕੀ ਜਾਵੇ ਦਿਲ ਮੇਰਾ ਰੱਬ ਦਾ ਰੇਡੀਓ ਦਿਲ ਮੇਰਾ ਰੱਬ ਦਾ ਰੇਡੀਓ ਦਿਲ ਮੇਰਾ ਰੱਬ ਦਾ ਰੇਡੀਓ ਦਿਲ ਮੇਰਾ ਰੱਬ ਦਾ ਰੇਡੀਓ